ਫੇਰ ਨਹੀਂ ਉਹ ਭੈਣਾ ਸੋਹਣੀਏ ਹਾਂ ਪਿਆਰ ਦੇ ਸੇ ਆਪੇ ਨਹੀਂ ਉਹ ਭੈਣਾ ਸੋਹਣੀਏ ਰੱਜ ਰੱਜ ਰੱਜ ਅਸਾਂ ਰਹਿਣਾ ਸੋਹਣੀਏ ਆਈ ਲਵ ਯੂ ਨਹੀਂ ਉਹ ਕਹਿਣਾ ਸੋਹਣੀਏ ਖੇਨੀ ਖਾਣੀ ਨਹੀਂ ਕੁਝ ਸਹਿਣਾ ਸੋਹਣੀਏ ਠੰਡੀ ਸੀ ਬੇਰ ਲਗਾ ਕੇ ਨੈਣੋ ਕੇ ਤੀਰ ਚਲਾ ਕੇ ਲਖਨੂ ਵੀ ਥੋੜਾ ਸਾ ਹਿਲਾ ਕੇ ਸਾਹੇ ਕਰਨੀ ਰੀਤ ਨੀ ਨਿਭਾਣੀ ਮਰ ਜਾਣੀ ਤੇਰੇ ਪਿੱਛੇ ਲੱਗਾਂਗਾ ਤੇ ਜ਼ਿੰਦਗੀ ਨੂੰ ਠੱਗਾਂਗਾ ਏ ਠੁੱਤੇ ਵੱਜਾਂਗਾ ਤੇ ਭੈੜਾ ਜਿਹਾ ਲੱਗਾਂਗਾ ਏ ਠੁੱਤੇ ਵੱਜਾਂਗਾ ਤੇ ਭੈੜਾ ਜਿਹਾ ਲੱਗਾਂਗਾ ਚੱਕਰਾਂ 'ਚ ਨੀ ਪੈਣਾ ਹਸਮੇ ਲਾਏ ਲੁੱਟ ਲੈਣਾ ਉਹ ਸੁੱਕਦਾ ਸਾ ਨਹੀਂ ਉਹ ਅਸੀਂ ਲੈਣਾ ਸਾਡੇ ਕਰਨੀ ਮੈਨੂੰ ਤੇ ਫਿਰ ਦੂਜੀ ਵੀ ਲਿਆਉਂਗਾ ਮੁੰਦਰੀ ਪਵਾਉਂਗਾ ਪਰ ਸ਼ਾਦੀ ਤੇ ਨਹੀਂ ਆਊਂਗਾ ਚੰਗੀ ਲੱਗੇ ਰੱਖ ਲੈਣਾ ਪਰ ਸੇਰਾ ਨਹੀਂ ਬਨਵਾਉਂਗਾ ਚੰਗੀ ਲੱਗੇ ਰੱਖ ਲੈਣਾ ਪਰ ਸੇਰਾ ਨਹੀਂ ਬਨਵਾਉਂਗਾ ਡੈਡੀ ਕੋ ਜਾ ਕੇ ਕਹਿਣਾ ਐ ਮੁੰਡਾ ਐ ਟੁੱਟ ਪੈਣਾ ਇਹਨੂੰ ਲੱਗ ਚੜਦਾ ਐ ਸਿਰ ਨਹੀਂ ਉਹ ਪੈਣਾ ਸਿਰਫ਼ ਕਰਨੀ ਆਪੇ ਨਹੀਂ ਉਹ ਭੈਣਾ ਸੋਹਣੀਏ ਰੱਜ ਰੱਜ ਰੱਜ ਅਸਾਂ ਰਹਿਣਾ ਸੋਹਣੀਏ ਆਈ ਲਵ ਯੂ ਸ਼ਾਈ ਲਵ ਯੂ ਨਹੀਂ ਉਹ ਕਹਿਣਾ ਸੋਹਣੀਏ ਖੇਨੀ ਖਾਣੀ ਨਹੀਂ